ਕਿੱਦਾਂ ਤੂੰ ਇੱਥੇ ਕੀ ਕਰਦਾ ਤੈਨੂੰ ਵਿਆਹਣਾ ਆ ਤੇਰਾ ਦਿਮਾਗ ਖਰਾਬ ਤੈਨੂੰ ਪਤਾ ਜਦੋਂ ਸਾਰੇ ਘਰ ਦੇ ਇੱਥੇ ਬੈਠੇ ਆ ਕਿਉਂ ਪੰਗੇ ਲੈਣਾ ਫਿਰਦਾ ਤੈਨੂੰ ਪਤਾ ਜੇ ਮੇਰਾ ਬਾਪੂ ਇੱਥੇ ਆ ਤੇਰਾ ਬਾਪੂ ਹੀ ਆ ਲਵੇਂ ਤਾਂ ਨਹੀਂ ਚੱਲ ਦੇਖ ਫਿਰ ਤੇਰਾ ਬਾਪੂ ਲਦੇਨ ਤਾਂ ਨਹੀਂ ਜਿਹੜਾ ਚੌਂਕ ਵਿੱਚ ਖੜੇ ਨੂੰ ਹੀ ਚੱਕ ਲੂ ਤੇਰਾ ਭਾਈ ਅਗਰੇਨ ਤਾਂ ਨਹੀਂ ਯਾਰ ਤੇਰਾ ਗਲੀ ਵਿੱਚ ਗੇੜੇ ਲਾਉਂਦਾ ਰਹੂਗਾ ਠੋਕ ਦੂੰਗਾ ਸਾਲਾ ਜਿਹੜਾ ਤਿੰਨ ਪੰਜ ਕਹੂਗਾ ਸਤਿ ਸ਼੍ਰੀ ਅਕਾਲ ਜੀ ਘਰ ਦੇ ਜਵਾਈ ਤੇ ਹੱਥ ਨਹੀਂ ਚੁੱਕੀਦਾ